ਵੀ ਜਾਵੇਗੀ ਜਿਹੜੀ ਛੱਡ ਕੇ ਤੁਰ ਗਈ ਹੈ ਉਹ ਭੁੱਲ ਵੀ ਜਾਵੇਗੀ ਜਿਹੜੀ ਛੱਡ ਕੇ ਤੁਰ ਗਈ ਹੈ ਦਿਲ ਹੋਰ ਥਾਂ ਲਵੇਗੀ ਦਿਲ ਹੋਰ ਥਾਂ ਲਵੇਗੀ ਦਿਲੋਂ ਕੱਢ ਕੇ ਤੁਰ ਗਈ ਹੈ ਪਿਆਰ ਵਿਖਾਵਾ ਸੀ ਤੇਰਾ ਰਾਜ਼ ਵੀ ਖੁੱਲ ਜਾਣਾ।